میں پیش کرنے لگا ایک علاقے دی علاقائی مشہور لوگ تھا بچتر ڈاکو سراواں پنڈ دی ایک سونی تے سلکھی مٹیار پاگی دی منگنی لہارے پنڈ دے ایک چھائل چمیل دے گبرو بختار سنگھ نال ہو گئی پاگی دے پیو دے مرن تو پوچھو کسے چگل خور نے پاگی دی ماں کول چگلی جا کر دی کہ جس گھر وچ تیری تھی منگی ہوئی ہے اس گھر وچ روز پولیس ڈاکو نو لبن آندی ہے کیونکہ بختارے دا وڈا بھرا بچتر ایک مشہور ڈاکو ہے تے اوہی پولیس ہن تیرے گھر وی آیا کرو گی بڑھی نے اس ویلے نائی نو سد کے لوہارے پنڈ گھل کے رشتے تو جواب دے دتا دوستو پھر سن کے جواب بختارے دے پیراں ہیٹھوں مٹی نکل گئی شرم دا مارا وہ سارا دن گھروں باہر نہ نکلیا اتے سورج چڑھدے سار بائی دے ٹکانے وال نوں پرتیا پج کے بائی دے ٹکانے تے بائی نوں ساری وتھیا جا سنائی اتے رو کے کہن لگا او بائی تو ایتھے بیٹھا دارو پی رہا ماسی میرا ساک مکر گئی میں گھروں باہر نکلن جوگا نہیں رہا پنڈ دے کسے بندے نوں منہ دکھاؤن جوگا نہیں چھڈیا ماسی نے سن کے چھوٹے بھرا دی گل بچتر نے ایک چٹھی لکھی غصے وچ تے اسی رات جا ٹپکائی بڑھی دے دراں تے سویر ہوندیا سار جد بڑھی نے اپنے بوئے تے ایک کاغذ جا چپکیا دیکھیا تا گھبرا گئی پنڈ دے لوگ کٹھے ہو گئے ہٹ بانیے نو سدیا گیا چٹھی پڑھن لئی تا ویکھ کے بچتر ڈاکو دے ہتھاں دی لکھی چٹھی لالا گھبرا گیا لالے دے چہرے تے ایک رنگ اترے ایک رنگ چڑھے ہتھ پیر کمبن لگ گئے کسے پاسے بھجن نو راہ نہ دسے لکڑ لئی دھرتی ویڑ نہ دے وے پنڈ والیاں دے ساہ سک گئے بھئی پتہ نہیں ہن کی ہون والا ہے تے دوستو بچتر نے غصے وچ اس چٹھی وچ ذرا غور نال سننا بھلا جی ਸਾਡੇ ਸੁਣ ਲੈ ਬੋਲੀ ਅਸੀਂ ਅੜੀਆਂ ਫੜੀਆਂ ਤਾਰੇ ਹੋਰ ਕਰਾਉਂਦੀ ਛੱਡ ਦੇ ਅੜੀਆਂ ਫੜੀਆਂ ਤਾਰੇ ਹੋਰ ਕਰਾਉਂਦੀ ਤੂੰ ਜਾਂ ਤਾਂ ਪਹਿਲਾਂ ਨਾ ਕਦੇ ਨਾ ਫੜਾਉਂਦੀ ਮਾਰ ਕੇ ਟੁਕਣਾ ਇਹ ਕੰਮ ਹੈ ਨਹੀਂ ਓਲੇ ਦੇ ਫੂਲ ਮਾਰ ਕੇ ਟੁਕਣਾ ਇਹ ਕੰਮ ਹੈ ਨਹੀਂ ਓਲੇ ਦੇ ਤੇਰੀ ਦੇ ਨਾ ਮੜਕ ਜਈ ਪੰਨੀ ਤੇਰੀ ਦੇ ਨਾ ਮੜਕ ਜਈ ਪੰਨੀ ਨੀ ਮੈਨੂੰ ਪਿਓ ਦਾ ਪੁੱਤਰ ਨਾ ਮੰਨੀ ਤੇਰੀ ਦੇ ਨਾ ਮੜਕ ਜਈ ਪੰਨੀ ਮੈਨੂੰ ਪਿਓ ਦਾ ਪੁੱਤਰ ਨਾ ਮੰਨੀ ਆਵਾਜ਼ ਕੌਣ ਵਜਾ ਜੋ ਜੰਨੀ ਨੀ ਮੇਰੇ ਜਿਉਂਦਾ ਜਿਉਂਦਾ ਤੂੰ ਦਾੜੀ ਹੱਥ ਪਾ ਲਿਆ ਨੀ ਮਾਸੀ ਨਿਉਂਦਾ ਨਿਉਂਦਾ ਤੂੰ ਤੂੰ ਦਾੜੀ ਹੱਥ ਪਾ ਲਿਆ ਨੀ ਮਾਸੀ ਨਿਉਂਦਾ ਨਿਉਂਦਾ ਤੂੰ ਨੀ ਪਹਿਲਾ ਪੁੱਤ ਦਾ ਵੇਖ ਬਾੜਾ ਬੁੜੀ ਦਾ ਕਮਲਾ ਜਾ ਪੁੱਤ ਸੀ ਅਰਜੁਨ ਉਹਨੇ ਪੈਸੇ ਦੇ ਜ਼ੋਰ ਤੇ ਉਹਨੂੰ ਦੂਜੀ ਵਾਰੀ ਵਹਿ ਅਸੀਂ ਤਾਂ ਕੀ ਲਿਖਦਾ ਵਿੱਚ ਸੱਚਾ ਮੇਰਾ ਪਹਿਲਾ ਪੁੱਤ ਦਾ ਵੇਖ ਬੁਥਾੜਾ ਨੀ ਜਾਣਾ ਦੂਜੀ ਵਾਰ ਲਗਾੜਾ ਪਹਿਲਾ ਪੁੱਤ ਦਾ ਵੇਖ ਬੁਥਾੜਾ ਜਾਣਾ ਦੂਜੀ ਵਾਰ ਲਗਾੜਾ ਜਾਣਦੀ ਮੈਨੂੰ ਸੁਣਾ ਡਰਦੀ ਹਮਲੇ ਤੋਂ ਦੁਨੀਆ ਜਾਣਦੀ ਮੈਨੂੰ ਸੁਣਾ ਡਰਦੀ ਹਮਲੇ ਤੋਂ ਸੜ ਕੇ ਆਪ ਰਹੇ ਵਰਤੀਏ ਸੜ ਗਏ ਆਪ ਰਹੇ ਵਰਤੀਏ ਕਿਉਂ ਤੂੰ ਕਤਲ ਕਰਾਉਂਦੀ ਡੁੱਬੀਏ ਸੜ ਗਏ ਆਪ ਰਹੇ ਵਰਤੀਏ ਕਿਉਂ ਤੂੰ ਕਤਲ ਕਰਾਉਂਦੀ ਡੁੱਬੀਏ ਨਿਕਲ ਤਾਂ ਅੱਜ ਕਦੇ ਨਾ ਹੁੱਬੀਏ ਵਡਾਰਾ ਅਰਜਨ ਦੀ ਤੂੰ ਮਰਨੇ ਤੇਰਾ ਵੀ ਤਾਂ ਮੈਨੂੰ ਰੋਗ ਵਰਜਣ ਦੀ ਤੂੰ ਮਰਨੇ ਤੇਰਾ ਵੀ ਤਾਂ ਮੈਨੂੰ ਰੋਗ ਵਰਜਣ ਦੀ ਉਹ ਜੇ ਤੂੰ ਦੂਜੇ ਖਸਮ दूजी जन आ गई मैं अग ला दूं डोली ते दूजी जन आ गई मैं अग ला दूं डोली ओ केड़ा जाऊं खेड़ गुलाली केड़ा जाऊं खेड़ गुलाली आ गए जदों बाग दे ओ केड़ा जाऊं खेड़ गुलाली आ गए जदों बाग दे माली निबुटिए तू निते आउणी निबुटिए तू निते आउणी पाली ਨਰਕ ਕੋਰ ਨੂੰ ਜਾਵੇਂਗੀ ਤੂੰ ਹੱਕ ਹੋਂਦੀ ਹੱਕੀਆਂ ਦੇ ਨਰਕ ਕੋਰ ਨੂੰ ਜਾਵੇਂਗੀ ਤੂੰ ਹੱਕ ਹੋਂਦੀ ਹੱਕੀਆਂ ਦੇ ਉਹ ਆ ਕੇ ਜਦ ਕੱਟ ਲੈ ਮੈਂ ਤੇਰੇ ਆ ਕੇ ਜਦ ਕੱਟ ਲੈ ਮੈਂ ਤੇਰੇ ਕਰ ਤੂੰ ਕੂਟ ਕਈਆਂ ਦੇ ਉਹ ਕਰ ਤੂੰ ਕੂਟ ਕਈਆਂ ਦੇ ਡੇਰੇ ਲੇਕਿਨ ਯਾਦ ਆਉਣਗੇ ਤੇਰੇ ਮੇਰੇ ਬੋਲ ਅਖੀਰਾਂ ਦੇ ਮੱਝੂ ਗਦਰ ਕਰਾਵੀ ਨਾਲ ਬੰਦੂਕਾਂ ਤੀਰਾਂ ਦੇ ਮੱਝੂ ਗਦਰ ਕਰਾਵੀ ਨਾਲ ਬੰਦੂਕਾਂ ਤੀਰਾਂ ਦੇ ਨੀ ਇਸੇ ਗਦਰ ਮਟਾਇਆ ਜਾਣਾ ਇਸੇ ਗਦਰ ਮਟਾਇਆ ਜਾਣਾ ਤੂੰ ਸਤਲੀ ਕੋਟ ਕਪੂਰ ਉਠਾਣਾ ਇਸੇ ਗਦਰ ਮਟਾਇਆ ਜਾਣਾ ਸਤਲੀ ਕੋਟ ਕਪੂਰ ਉਠਾਣਾ ਖਾਲੀ ਮੁੜ ਜਾਊ ਸਹਿਤਾ ਖਾਲੀ ਮੁੜ ਜਾਊ ਸਹਿਤਾ ਤਾਣਾ ਹੀਰ ਨੀ ਜਾਣਾ ਨੀ ਮਾਸੀ ਤਖਤ ਹਜ਼ਾਰੇ ਨੂੰ ਹੀਰ ਨੀ ਜਾਣਾ ਨੀ ਮਾਸੀ ਤਖਤ ਹਜ਼ਾਰੇ ਨੂੰ ਜਦ ਮੈਂ ਆ ਗਿਆ ਥੋੜੀ ਤੜਕੇ ਜਦ ਮੈਂ ਆ ਗਿਆ ਥੋੜੀ ਤੜਕੇ ਨੀ ਹੱਥ ਵਿੱਚ ਰੁਲ ਤੁਨਾਲੀ ਨੀ ਹੱਥ ਵਿੱਚ ਰੁਲ ਤੁਨਾਲੀ ਫੜ ਕੇ ਪਿੰਡ ਦੀ ਸੱਸ ਵਿਚਾਰੇ ਖੜ ਕੇ ਅੱਜ ਦਾ ਮੀਂਹ ਵਰਦਾ ਦੇ ਵਸਦੇ ਪਿੰਡ ਵਿੱਚ ਹਾਹਾਕਾਰ ਮਚਾ ਦੂੰਗਾ ਹੱਸ ਦੇ ਵਸਦੇ ਪਿੰਡ ਵਿੱਚ ਹਾਹਾਕਾਰ ਮਚਾ ਦੂੰਗਾ ਨੀ ਮੇਰਾ ਸੌ ਸਾਲ ਖੋਤੇ ਦੌੜਾ ਮੇਰਾ ਸੌ ਸਾਲ ਖੋਤੇ ਦੌੜਾ ਨੀ ਮਾਤੇ ਨੇ ਮੈਂ ਕਰਨਾ ਨੀ ਨੀ ਮਾਤੇ ਨੇ ਮੈਂ ਕਰਨਾ ਟੋਰਾ ਹੋ ਲੈ ਜਾਓ ਪਾਤੀ ਨੂੰ ਬਖਤੌਰਾ ਉੱਪਰ ਊਠ ਸ਼ਰਾਬੀ ਦੇ ਹੁਣ ਡੋਲੀ ਹੱਥ ਪਾਉਣਾ ਪੈ ਗਿਆ ਛੋਟੀ ਪਾਦੀ ਦੇ ਨਿਵਾਸੀ ਹੁਣ ਡੋਲੀ ਹੱਥ ਪਾਉਣਾ ਪੈ ਗਿਆ ਛੋਟੀ ਪਾਦੀ ਦੇ ਨਿਵਾਸੀ ਹੁਣ ਡੋਲੀ ਹੱਥ ਪਾਉਣਾ ਪੈ ਗਿਆ ਛੋਟੀ ਪਾਦੀ ਦੇ